ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਘਰ ਛੋੜ ਗਿਆ ਉਸ ਪਿੱਛੇ ਵੱਜੈ ਫਕੜੀ ਮੋਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੋਹ ਨਿਕਲਾ ਨਿਤ ਝੱਗੂ ਸੁੱਟਦਾ ਮੁਆ ਕਿਆ ਹੋਵੇ ਕਿਸੇ ਹੀ ਦਾ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤ ਹੋ ਸੁਆਮੀ ਆਪਣੇ ਕੇ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ गोर सच्चा बब्बा थे हो रखवाले गोर दित्ते पूरन होई आस गोर चरणी मान रत्ते गोर कृपाल बेअंत अवगुण सब हते गोर अपनी कृपा तार अपने कार लिते नानक सद बलिहार जिस गुर के गुण इत गुर अपनी कृपा तार अपने कार लिते नानक सद बलिहार जिस गुर के गुण इते वाहे गुरु जी का खालसा वाहे गुरु जी की फतह। सलोक महला चौथा गुरमुख अंतर सांत है मान तान नाम समाय नामो चितवै नाम पढ़ै नाम रहै लिवलाए राग सोरठ दी वार दी पावड़ी सताईवीं सलोका नाल